Felicata, half Jiva, Kevin Delon, Backstep ni kar de na kudiyan piche lad de yara de nal khad de pair ni piche tar de puri chadai velo saadi har ta chappe head lena vich nit saada na naam yara nal par cheche auga jithe vi ladaiyan honiyan assi yariyan kamaun wale jattiyan saathon ni kamaiyan honiyan ਯਾਰੀਆਂ ਕਮਾਉਣ ਵਾਲੇ ਜੱਟਿਆਂ ਸਾਥੋਂ ਨੀ ਕਮਾਈਆਂ ਹੋਣੀਆਂ ਦਿਲਿਓ ਕਾਲੇ ਪਾਵੇਂ ਗੱਡੀਆਂ ਬਲੈਕ ਵੀਰੇ ਜਿੰਨੇ ਗਰੁੱਪ ਵਿੱਚ ਯਾਰ ਨੇ ਕਰੈਕ ਵੀਰੇ ਲੜਾਂ ਦੇ ਦਿਲ ਕਿੰਨੇ ਕੀਤੇ ਹਾਈ ਜੈਕ ਵੀਰੇ ਮੂਤੇ ਗੱਲ ਕਰੀ ਕਦੇ ਕੀਤੀ ਨਹੀਂ ਉਹ ਬੈਕ ਵੀਰੇ ਸਿਆਸਤਾਂ ਤੋਂ ਦੂਰ ਸਾਡੀ ਯਾਰੀਆਂ ਨੂੰ ਵੋਟ ਮਹਿਫਲਾਂ 'ਚ ਬਹਿ ਕੇ ਟਾਈਮ ਕੀਤਾ ਨਹੀਂ ਉਹ ਨੋਟ ਰਹਿਣੀਆਂ ਲੱਗਾਂ 'ਚ ਜਦੋਂ ਬੋਤਲਾਂ ਕਿੱਥੋਂ ਗਲਾਂ ਵਿੱਚ ਟਾਈਆਂ ਹੋਣੀਆਂ ਅਸੀਂ ਯਾਰੀਆਂ ਕਮਾਉਣ ਵਾਲੇ ਜੱਟਿਆਂ ਸਾਥੋਂ ਨੀ ਕਮਾਈਆਂ ਹੋਣੀਆਂ ਕਮਾਉਣ ਵਾਲੇ ਜੱਟਿਆਂ ਸਾਥੋਂ ਨੀ ਕਮਾਈਆਂ ਹੋਣੀਆਂ ਸੋਚਾਂ ਚ ਤੂਫਾਨ ਸਾਡੇ ਅੱਖਾਂ ਚ ਸ਼ਿਕਾਰ ਵੀਰੇ ਜਿੱਤਾਂ ਦਾ ਜਨੂਨ ਮਨਜ਼ੂਰ ਨਹੀਂ ਉਹ ਹਾਰ ਵੀਰੇ ਪੈਸੇ ਨੇ ਉਡਾਏ ਕਦੇ ਵਰਤੇ ਨੀ ਯਾਰ ਵੀਰੇ ਯਾਰਾਂ ਦੇ ਲਈ ਯਾਰ ਭਾਵੇਂ ਲੋਕਾਂ ਲਈ ਸਟਾਰ ਵੀਰੇ ਛੋਟੀਆਂ ਨੇ ਚੀਜ਼ਾਂ ਬਹੁਤ ਪੈਸਾ ਅਤੇ ਫੇਮ ਨੀਲੀ ਛੱਤ ਵਾਲਾ ਆਪੇ ਪਾ ਦਿੰਦਾ ਗੇਮ ਮਾਲਕ ਦੀ ਮਿਹਰ ਜਦੋਂ ਹੋ ਗਈ ਆਪੇ ਵੇ ਚੜਾਈਆਂ ਹੋਣੀਆਂ ਅਸੀਂ ਯਾਰੀਆਂ ਕਮਾਉਣ ਵਾਲੇ ਜੱਟਿਆਂ ਸਾਥੋਂ ਨੀ ਕਮਾਈਆਂ ਹੋਣੀਆਂ ਅਸੀਂ ਯਾਰੀਆਂ ਕਮਾਉਣ ਵਾਲੇ ਜੱਟਿਆਂ ਸਾਥੋਂ ਨੀ ਕਮਾਈਆਂ ਹੋਣੀਆਂ ਨੇਮ ਕੱਲਾ ਕੱਲਾ ਬੰਦਾ ਸਾਨੂੰ ਜਾਣੇ ਵੀਰੇ ਪਰ ਮੇਜੇ ਯਾਰਾਂ ਦੇ ਕਨੇਡਾ ਚ ਟਿਕਾਣੇ ਵੀਰੇ ਗੱਡੀਆਂ ਚ ਵੱਜਦੇ ਹਰਫ ਦੇ ਨੇ ਗਾਣੇ ਵੀਰੇ ਪਿੰਡਾਂ ਵਾਲੇ ਚੰਡੂ ਚੰਡੂ ਕਰਦੇ ਨੇ ਆਣੇ ਵੀਰੇ ਬੋਲਣ ਤੋਂ ਜ਼ਿਆਦਾ ਵਿਸ਼ਵਾਸ ਕਰਾਂ ਚੁੱਪ ਚ ਆਵੇ ਨਾ ਤਰੇੜ ਰੱਬਾ ਕਦੇ ਵੀ ਗਰੁੱਪ ਚ ਕਰ ਹੋਵੇ ਜਿੰਨਾ ਉਹੀ ਕਹਿੰਦੇ ਆ ਲੋਕਾਂ ਵਾਂਗੂ ਨੀ ਪਕਾਈਆਂ ਹੋਣੀਆਂ ਅਸੀਂ ਯਾਰੀਆਂ ਕਮਾਉਣ ਵਾਲੇ ਜੱਟਿਆਂ ਸਾਥੋਂ ਨੀ ਕਮਾਈਆਂ ਹੋਣੀਆਂ ਅਸੀਂ ਯਾਰੀਆਂ ਕਮਾਉਣ ਵਾਲੇ ਜੱਟਿਆਂ ਸਾਥੋਂ ਨੀ ਕਮਾਈਆਂ ਹੋਣੀਆਂ